वाहे गुरु, वाहे गुरु, दंडात बंदन अनकबार, सर्वकला समरथ दोलनते राखो प्रभु, नानक दे कर हथ दया गए अरदास हमारी, जियो पिंड सब तेरा, कहो नानक सब तेरी वडियाई, कोई नाम न जाने मेरा, मन में चित वो चित बनी, उदम करो उठनी, हर कीर्तन का रूप, हर देहो नानक के मीत, आनंद गुणी निधान गुरु गरीब निवाज, गरीब निवाज, गरीब निवाज, मौली तरती मौले आकाश, मौली तरती मौले आकाश, मौली तरती मौले आकाश, कट कट मौल्या आत्म पर गास, कट कट मौल्या आत्म पर गास, कट कट मौल्या आत्म पर गास, मौली तरती मौले आकाश, मौली तरती मौले आकाश, राजा राम मौल्या आनंद पाए, राज raja ram raja देखो ते रहे समाय मौली तरती मौले आकाश मौली तरती मौले आकाश दुतिया मौले चार पे चार वेद चार वेद चार वेद मौले चार वेद सिमरत मौली स्योक देव सिमरत मौली स्योक देव शंकर मौल्य जोग से आन मौल्यो जोग से आन कबीर को स्वामी सब समान कबीर को स्वामी सब समान कबीर को स्वामी सब समान कबीर गोस्वामी सब समान कबीर गोस्वामी सब समान मौली तरती मौले आकाश मौली तरती मौले आकाश कट कट मौल्या आत्म परगास कट कट मौल्या आत्म परगास कट कट मौल्या आत्म परगास मौली तरती मौले आकाश मौली तरती मौले आकाश मौली तरती मौल्या मौली तरती मौल्या मौली तरती मौले आकाश आकाश नानक तिना बसंत है जिना गुरमुख वस्या मन सोए हर उठे मन तन पर फड़े सब जग हरिया होए ਹਰ ਕਾ ਨਾਮ ਧਿਆਇ ਕੈ ਹੋ ਹਰਿਆ ਪਾਈ ਕਰਮ ਲਿਖਣ ਤੇ ਪਾਈ ਹੈ ਇਹ ਰੁਤਵਾਈ ਵਰਤ ਤੇ ਪਣ ਮੋਲਿਆ ਅੰਬ ਫਲ ਪਾਈ ਨਿਰਸਾਧ ਸੁਖ ਉਪਜੈ ਲਖੀ ਸਭ ਛਾਈ ਨਾਨਕ ਸਿਮਰੈ ਇੱਕ ਨਾਮ ਫਿਰ ਬਹੁੜ ਨਾ ਧਾਈ ਨਾਨਕ ਸਿਮਰੈ ਇੱਕ ਨਾਮ ਫਿਰ ਬਹੁੜ ਨਾ ਧਾਈ ਬਸੰਤ ਕੀ ਵਾਰ ਮਹਲ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਕਾ ਨਾਮ ਧਿਆਇ ਕੈ ਹੋ ਹਰਿਆ ਭਾਈ ਕਰਮ ਲਿਖਣ ਤੈ ਪਾਈਐ ਇਹੋ ਰੁਤ ਸੁਹਾਈ ਵੰਤ੍ਰਿੰਤ੍ਰ ਭਵਨ ਮੌਲਿਆ ਅੰਮ੍ਰਿਤ ਫਲ ਪਾਈ ਮਿਲ ਸਾਧੂ ਸੁਖ ਉਪਜੈ ਲੱਥੀ ਸਭ ਛਾਈ ਨਾਨਕ ਸਿਮਰੈ ਇੱਕ ਨਾਮ ਫਿਰ ਬਹੁੜ ਨਾ ਧਾਈ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਹਮੇ ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ ਪੰਜੇ ਬਦੇ ਮਹਾਬਲੀ ਕਰ ਸੱਚਾ ਟੋਆ ਆਪਣੇ ਚਰਨ ਜਪਾਇਨ ਵਿੱਚ ਦੇ ਖੜੋਆ ਰੋਗ ਸੋਗ ਸਾ ਮਿਟ ਗਏ ਨਿਤਨ ਮਨ ਰੋਆ ਬਿਨ ਰਹਿਣ ਨਾਮ ਦੇ ਆਏ ਦਾ ਫਿਰ ਪਾਏ ਨਾ ਹੋਆ ਜਿਸ ਤੇ ਉਪਜੇ ਅਨਾਨਕਾ ਸੋਈ ਫਿਰ ਹੋਆ ਜਿਸ ਤੇ ਉਪਜੇ ਅਨਾਨਕਾ ਸੋਈ ਫਿਰ ਹੋਆ ਪੰਜੇ ਬਦੇ ਮਹਾਬਲੀ ਕਰ ਸੱਚਾ ਟੋਆ ਆਪਣੇ ਚਰਨ ਜਪਾਇਨ ਵਿੱਚ ਦਈਓ ਖੜੋਆ ਰੋਗ ਸੋਗ ਸਭ ਮਿਟ ਗਏ ਨਿਤ ਨਵਾਂ ਨਰੋਆ ਦਿਨ ਰਹਿਣ ਨਾਮ ਧਿਆਏ ਦਾ ਫਿਰ ਪਾਏ ਨਾਮੋਆ ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਆ ਮਨ ਮਾਹੀ ਮਨ ਮਾਹੀ ਮੇਰੇ ਗੋਵਿੰਦਾ ਹਰ ਰੰਗ ਰਤਾ ਮਨ ਮਾਹੀ ਜੀਉ ਮਨ ਮਾਹੀ ਮਨ ਮਾਹੀ ਮੇਰੇ ਗੋਵਿੰਦਾ ਹਰ ਰੰਗ ਰਤਾ ਮਨ ਮਾਹੀ ਜੀਉ ਹਰ ਰੰਗ ਰਤਾ ਮਨ ਮਾਹੀ ਜੀਓ ਮਨ ਮਾਹੀ ਮੇਰੇ ਗੋਵਿੰਦਾ ਹਰ ਰੰਗ ਰਤਾ ਮਨ ਮਾਹੀ ਜੀਓ ਹਰ ਰੰਗ ਰਤਾ ਮਨ ਮਾਹੀ ਜੀਓ ਹਰ ਰੰਗ ਨਾਲ ਨਾ ਲੱਗਿਆ ਮੇਰੇ ਗੋਵਿੰਦਾ ਅਲਕ ਲਕਾਹੀ ਜੀਓ ਹਰ ਰੰਗ ਨਾਲ ਨਾ ਲੱਗਿਆ ਮੇਰੇ ਗੋਵਿੰਦਾ ਗੁਰਪੂਰਾ ਅਲਕ ਲਕਾਹੀ ਜੀਓ ਗੁਰਪੂਰਾ ਅਲਕ ਲਕਾਹੀ ਜੀਓ ਅਲਕ ਲਖਾਈ ਜੀਓ ਮਨ ਮਾਹੀ ਮੇਰੇ ਗੋਵਿੰਦਾ ਹਰ ਰੰਗ ਰਤਾ ਮਨ ਮਾਹੀ ਜੀਓ ਹਰ ਰੰਗ ਰਤਾ ਮਨ ਮਾਹੀ ਜੀਓ ਮਨ ਮਾਹੀ ਮੇਰੇ ਗੋਵਿੰਦਾ ਹਰ ਰੰਗ ਰਤਾ ਮਨ ਮਾਹੀ ਜੀਓ ਹਰ ਰੰਗ ਰਤਾ ਮਨ ਮਾਹੀ ਜੀਓ ਹਰ ਰੰਗ ਨਾਲ ਨਲਖੀਐ ਮੇਰੇ ਗੋਬਿੰਦਾ ਗੁਰਪੂਰਾ ਅਲਖ ਲਖਾਈ ਜੀਓ ਹਰ ਹਰ ਨਾਮ ਪਰਗਟਿਆ ਮੇਰੇ ਗੋਬਿੰਦਾ ਸਭ ਦਰਦ ਦੁੱਖ ਲੈ ਜਾਈ ਜੀਓ ਹਰ ਹਰ ਨਾਮ ਪਰਗਟਿਆ ਮੇਰੇ ਗੋਬਿੰਦਾ ਸਭ ਦਰਦ ਦੁੱਖ ਲੈ ਜਾਈ ਜੀਓ ਸਭ ਦਰਦ ਦੁੱਖ ਲੈ ਜਾਈ ਜੀਓ ਸਭ ਦਰਦ ਦੁੱਖ ਲੈ ਜਾਈ ਜੀਓ ਮਨ ਮਾਹੀ ਮੇਰੇ ਗੋਬਿੰਦਾ ਹਰ ਰੰਗ ਰਤਾ ਮਨ ਮਾਹੀ ਜੀਓ ਹਰ ਰੰਗ ਰਤਾ ਮਨ ਮਾਹੀ ਜੀਓ ਮਨ ਮਾਹੀ ਮੇਰੇ ਗੋਬਿੰਦਾ ਹਰ ਰੰਗ ਰਤਾ ਮਨ ਮਾਹੀ ਜੀਓ ਹਰ ਰੰਗ ਰਤਾ ਮਨ ਮਾਹੀ ਜੀਓ ਭਾਗੀ ਨਾਮ ਕਮਾਈ ਜੀਓ ਹਰ ਪਦ ਉੱਤਮ ਪਾਇਆ ਮੇਰੇ ਗੋਬਿੰਦਾ ਵੱਡ ਭਾਗੀ ਨਾਮ ਸਮਾਈ ਜੀਓ ਵੱਡ ਭਾਗੀ ਨਾਮ ਸਮਾਈ ਜੀਓ ਵੱਡ ਭਾਗੀ ਨਾਮ ਸਮਾਈ ਜੀਓ ਮਨ ਮਾਹੀ ਮੇਰੇ ਗੋਬਿੰਦਾ ਹਰ ਰੰਗ ਰਤਾ ਮਨ ਮਾਹੀ ਜੀਓ ਹਰ ਰੰਗ ਰਤਾ ਮਨ ਮਾਹੀ ਜੀਓ ਮਨ ਮਾਹੀ ਮੇਰੇ ਗੋਬਿੰਦਾ ਹਰ ਰੰਗ ਰਤਾ ਮਨ ਮਾਹੀ ਹਰ ਰੰਗ ਰਤਾ ਮਨ ਮਾਹੀ ਜੀਓ ਹਰ ਰੰਗ ਰਤਾ ਮਨ ਮਾਹੀ ਜੀਓ ਹਰ ਰੰਗ ਰਤਾ ਮਨ ਮਾਹੀ ਜੀਓ ਹਰ ਰੰਗ ਰਤਾ ਮਨ ਮਾਹੀ ਜੀਓ ਹਮ ਚਾਕਰ ਗੋਬਿੰਦ ਕੇ ਹਮ ਚਾਕਰ ਗੋਬਿੰਦ ਕੇ कर्म करावन सगल बित मेरा पारा जग दूतर तरिए जग दूतर तरिए हम चाकर गोविंद के ठाकुर मेरा पारा ठाकुर मेरा पारा हम चाकर गोविंद के हम चाकर गोविंद के कर्म करावन सगल विद कर्म करावन सगल विद सो सतगुरु हमारा सो सतगुरु हमारा हम चाकर गोविंद के हम चाकर गोविंद के हम चाकर गोविंद के हम चाकर गोविंद के वाहेगुरु माता की आशीष पुत्र माता की आशीष माता की आशीष पुत्र माता की आशीष निमक न बिसरो तुमको हर हर निमक न बिसरो तुमको हर हर सदा पजो जगदीश सदा पजो जगदीश पूता माता की आशीष पूता माता की आशीष जिस सिमरत सब इल विखनासे पितरी होए उदारो पितरी होए उदारो जिस सिमरत सब इल विखनासे पितरी होए उदारो पितरी होए उदारो सो हर हर तुम सद ही जापो जाका अंत न पारो जाका अंत न पारो सो हर हर तुम सद ही जापो जाका अंत न पारो जाका अंत न पारो माता की आशीष माता की आशीष पूता माता की आशीष पूता माता की आशीष निमक न बिसरो को हर हर निमख न बिसरो तुमको हर हर सदा बजो जगदीश सदा बजो जगदीश पूता माता की आशीष पूता माता की आशीष सतगुरु तुमको होए दयाला संत संग तेरी प्रीत संत संग तेरी प्रीत सतगुरु तुमको होए दयाला संत संग तेरी प्रीत संत संग तेरी प्रीत कापड़ पत परमेश्वर राखी भोजन कीर्तन नीत भोजन कीर्तन नीत कापड़ पत परमेश्वर राखी भोजन कीर्तन नीत भोजन कीर्तन नीत माता की आशीष माता की आशीष पूता माता की आशीष पूता माता की आशीष निमख न बिसरो तुमको हर हर निमख न बिसरो तुमको हर हर सदा बजो जगदीश सदा बजो जगदीश पूता माता की आशीष पूता माता की आशीष अमृत पीवो सदा चिर जीवो हर सिमरत अनद अनंता हर सिमरत अनद अनंता अमृत पीवो सदा चिर जीवो हर सिमरत अनद अनंता हर सिमरत अनद अनंता रंग तमाशा पूरन आसा कब है न व्यापै चिंता कब है न व्यापै चिंता रंग तमाशा पूरन आसा कब है न व्यापै चिंता कब है न व्यापै चिंता माता की आशीष माता की आशीष पूता माता की आशीष पूता माता की आशीष निमख न बिसरो तुमको हर हर निमख न बिसरो तुमको हर हर सदा बजो जगदीश सदा बजो जगदीश पूता माता की आशीष पूता माता की आशीष। पवन तुम्हारा एहमन हो हर चरना हो कोला, हर चरना हो कोला। पवन तुम्हारा एहमन हो हर चरना हो कोला, नानक दास उन संग लपटायो, जो बूंदै चातरिक मौला, जो बूंदै चातरिक मौला। नानक दास उन संग लपटायो, जो बूंदै चातरिक मौला, जो बूंदै चातरिक मौला। माता की आशीष, माता की आशीष पूता, माता की आशीष पूता, माता की आशीष। निमक न बिसरो तुमको हर हर, निमक न बिसरो तुमको हर हर, सदा पजो जगदीश, सदा पजो जगदीश पूता, माता की आशीष पूता, माता की आशीष। निमख न बिसरो तुमको हर हर, निमख न बिसरो तुमको हर हर, सदा पजो जगदीश, सदा पजो जगदीश पूता, माता की आशीष पूता, माता की आशीष पूता, माता की आशीष, माता की आशीष, माता की आशीष। विसर नाहीं प्रभ दीन दयाला, तेरी शरण पूरन केर पाला, तेरी शरण पूरन केर पाला। विसर नाहीं प्रभ दीन दयाला, तेरी शरण पूरन कृपाला, तेरी शरण पूरन कृपाला। विसर नाहीं प्रभ दीन दयाला, शरण पूरन कृपाला। ਜਹ ਚਿਤ ਆਵੇ ਸੁਖਾਨ ਸੁਹਾਵਾ ਜਿਤ ਵੇਲਾ ਵਿਸਰੈ ਤਾਂ ਲਾਗੈ ਜਹ ਚਿਤ ਆਵੇ ਸੁਥਾਨ ਸੁਹਾਵਾ ਜਿਤ ਵੇਲਾ ਵਿਸਰੈ ਤਨਾ ਕੈ ਤੇਰੇ ਜੀ ਤੂੰ ਸਦ ਹੀ ਸਾਥੀ ਸੰਸਾਰ ਸਾਗਰ ਤੇ ਕੱਢ ਦੇ ਹਾਥੀ ਤੇਰੇ ਜੀ ਤੂੰ ਸਦ ਹੀ ਸਾਥੀ ਸੰਸਾਰ ਸਾਗਰ ਤੇ ਕੱਢ ਦੇ ਹਾਥੀ ਵਿਸਰ ਨਹੀਂ ਰੱਬ ਦੀਨ ਦਿਆਲਾ ਤੇਰੀ ਸ਼ਰਨ ਪੂਰਨ ਕਿਰਪਾਲਾ ਤੇਰੀ ਸ਼ਰਨ ਪੂਰਨ ਕਿਰਪਾਲਾ ਵਿਸਰ ਨਹੀਂ ਰੱਬ ਦੀਨ ਦਿਆਲਾ ਆਵਣ ਜਾਣਾ ਤੁਮ ਹੀ ਕੀਆ ਜਿਸ ਤੂੰ ਰੱਖੈ ਇਸ ਦੁੱਖ ਨਾ ਥੀਆ ਤੂੰ ਏਕੋ ਸਾਹਿਬ ਅਵਰ ਨਾ ਹੋਰ ਬਿਨੋ ਕਰੈ ਨਾਨਕ ਕਰ ਜੋਰ ਤੂੰ ਏਕੋ ਸਾਹਿਬ ਅਵਰ ਨਾ ਹੋਰ ਬਿਨੋ ਕਰੈ ਨਾਨਕ ਕਰ ਜੋਰ ਵਿਸਰ ਨਹੀਂ ਪ੍ਰਭ ਦੀਨ ਦਿਆਲਾ ਤੇਰੀ ਸ਼ਰਨ ਪੂਰਨ ਕਿਰਪਾਲਾ ਤੇਰੀ ਸ਼ਰਨ ਪੂਰਨ ਕਿਰਪਾਲਾ ਵਿਸਰ ਨਹੀਂ ਪ੍ਰਭ ਦੀਨ ਦਿਆਲਾ ਤੇਰੀ ਸ਼ਰਨ ਪੂਰਨ ਕਿਰਪਾਲਾ ਤੇਰੀ ਸ਼ਰਨ ਪੂਰਨ ਕਿਰਪਾਲਾ ਜਹ ਚਿਤ ਆਵੇ ਸੁਥਾਨ ਸੁਹਾਵਾ ਜਿਤ ਵੇਲਾ ਵਿਸਰੈ ਤਲਾ ਗੈ ਜਹ ਚਿਤ ਆਵੇ ਸੁਥਾਨ ਸੁਹਾਵਾ ਜਿਤ ਵੇਲਾ ਵਿਸਰੈ ਤਲਾ ਗੈ ਵਿਸਰ ਨਹੀਂ ਪ੍ਰਭ ਦੀਨ ਦਿਆਲਾ ਤੇਰੀ ਸ਼ਰਨ ਪੂਰਨ ਕਿਰਪਾਲਾ ਕਿਰਪਾਲਾ ਭਗਵਾਨਾ ਕੱਚ ਨਾਨਕ ਲਾਲੋ ਲਾਲ ਹੈ ਸੱਚੇ ਰਤਾ ਸੱਚ ਕਿਥੋਂ ਜਕਰ ਕੈ ਮਨ ਸਮਾਵੈ ਜੀ ਜਨ ਸਭ ਖਸਵੇ ਕੌਣ ਕਿਨ ਪਾਵੈ ਕਹਿੰਦੇ ਹਮ ਸੁਣ ਨਿਤ ਸੇ ਪਰ ਸੁਹਾਵੈ ਅਗਮ ਗੋਤਰ ਸਾਹਿਬ ਦੂਸਰਾ ਰਲਾਵੈ ਸੱਚ ਪੂਰੇ ਗੁਰ ਉਪਦੇਸਿਆ ਨਾਨਕ ਸੁਣਾਵੈ ਸੱਚ ਪੂਰੇ ਗੁਰ ਉਪਦੇਸਿਆ ਨਾਨਕ ਸੁਣਾਵੈ ਕਿਥੋਂ ਉਪਜੈ ਕਰੇ ਕਹਿ ਮੈਂ ਸਮਾਵੈ ਜੀ ਜੰਤ ਸਭ ਖਸਮ ਕੇ ਕੌਣ ਕੀਮਤ ਪਾਵੈ ਕਹਿਣ ਧਿਆਨ ਸੁਣਨ ਨਿਤ ਸੇ ਭਗਤ ਸੁਹਾਵੈ ਅਗਮ ਅਗੋਚਰ ਸਾਹਿਬ ਦੂਸਰ ਲਵੈ ਨਾ ਲਾਵੈ ਸੱਚ ਪੂਰਾ ਗੁਰ ਉਪਦੇਸਿਆ ਨਾਨਕ ਸੁਣਾਵੈ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਇ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿੰਨੀ ਨਾਮ ਧਿਆਇਆ ਗਏ ਮਸਕਰਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿੰਨੀ ਨਾਮ ਧਿਆਇਆ ਗਏ ਮਸਕਰਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।